ਮੇਰੀ ਮਈਆ ਤੂੰ ਤੇ ਮੇਰਾ ਹੱਕ ਖਾਣ ਵਾਲੇ ਨਾਮੀ ਮੇਰੀ ਮਈਆ ਤੂੰ ਤੇ ਮੇਰਾ ਹੱਕ ਖਾਣ ਵਾਲੇ ਨਾਮੀ ਮੇਰੀ ਮਈਆ ਤੂੰ ਤੇ ਮੇਰਾ ਹੱਕ ਖਾਣ ਵਾਲੇ ਨਾਮੀ ਮੈਂ ਕੁਭਰੇ ਦਰਬਾਰ ਦੇ ਵਿੱਚ ਜਾਲੀ ਕੁਭਰੇ ਦਰਬਾਰ ਦੇ ਭਾਏ ਜਿਣ ਖਾਣ ਵਾਲੇ ਨਾਮੀ ਮੇਰੀ ਮਈਆ ਤੂੰ ਤੇ ਭੁੱਲ ਸਕਦੇ ਜਿਹੜੇ ਦਰ ਮੈਂ ਦੇਤੇ ਵਾਚਾਏ ਜਾਲੀ ਮੇਰੀ ਹਸਰਤ ਹੈ ਤੇ ਤੂੰ ਬਾਬੇ ਦੇ ਮਿੰਬਰ ਤੇ ਦੇਖਾਂ ਜਾਲੀ ਮੇਰੀ ਹਸਰਤ ਹੈ ਤੇ ਤੂੰ ਬਾਬੇ ਦੇ ਮਿੰਬਰ ਤੇ ਦੇਖਾਂ ਜਾਲੀ ਤੇਰੀ ਚਾਹਤ ਮਿੰਬਰ ਤੇ ਜੁੜ ਪਹਾਵਣ ਵਾਲੇ ਜਿਹੜਾ ਹੈ ਨਾ ਕਰੇ ਸੀ ਉਹ ਵੈਣ ਜਿਹੜੇ ਵੈਣ ਤੇ ਸੈਣ ਦੀ ਮੋਹਰੇ ਜਾਲੀ ਮੇਰੀ ਧੀ ਦੀਆਂ ਅੱਖੀਆਂ ਵਿੱਚ ਡਰ ਖੜ ਗਏ ਪੁਣੀਆਂ ਕਹੇ ਦਾਦਾ ਜਾਲੀ ਤੇਰੇ ਗਲ ਵਿੱਚ ਤੰਗ ਰੱਸੀਆਂ ਤੇਰੇ ਗਲ ਵਿੱਚ ਤੰਗ ਰੱਸੀਆਂ ਆਪਾਵਣ ਵਾਲੇ ਨਾਮੇ ਜਾਲੀ ਮੇਰੀ ਮਈਆ ਤੂੰ ਤੇ ਮੈਂ ਹੱਕ ਖਾਵਣ ਵਾਲੇ ਜਾਲੀ ਮੇਰਾ ਬਾਬਾ ਤੂਫਾਨ ਦੇ ਵਿੱਚ ਕਈ ਨੀ ਤੋਣੀ ਰਹ ਦੇ ਦਾਰ ਜਾਲੀ ਮੇਰਾ ਬਾਬਾ ਤੂਫਾਨ ਦੇ ਵਿੱਚ ਕਈ ਨੀ ਤੋਣੀ ਰਹ ਦੇ ਦਾਰ ਜਾਲੀ ਉਹਦੇ ਪਾਕ ਜਨਾਜ਼ੇ ਵਿੱਚ ਜਾਲੀ ਉਹਦੇ ਪਾਕ ਜਨਾਜ਼ੇ ਵਿੱਚ ਨਾਵਣ ਵਾਲੇ ਨਾ ਕੁਰਬਾਨ ਮੈਂ ਕੁਮਾ ਤੁਕ ਲੁਕ ਲੁਕ ਦਫਾਨ ਕਰੀ ਜਾਲੀ ਮੇਰੀ ਕਬਾਰ ਮਿਟਾ ਛੋੜੀ ਮੇਰੀ ਕਬਾਰ ਮਿਟਾ ਛੋੜੀ ਹੱਕ ਖਾਵਣ ਵਾਲੇ ਨਾ ਆਵੇ جالی میری میاں تو تے میرا حق تھا